ਓਠ ਸੁਰਖ ਯਕੂਤ ਜਿਵੇਂ ਲਾਲ ਚਮਕਣ ਠੋਡੀ ਸੇਬ ਵਲਾਇਤੀ ਸਾਰ ਵਿੱਚੋਂ ਦੰਦ ਚੰਬੇ ਦੀ ਕਲੀ ਕੇ ਹੰਸ ਮੋਤੀ ਹੋ ਦਾਣੇ ਨਿਕਲੇ ਹੁਸਨ ਅਨਾਰ ਵਿੱਚੋਂ ਚਾਏ ਪੱਤਾ ਖੰਡ ਖੀਰ ਮੱਖਣ ਮੀਏ ਰਾਂਝੇ ਦੇ ਪਾਸ ਲਿਆਉਂਦੀ ਏ ਹੱਥੀ ਆਪਣੇ ਰਾਂਝੇ ਨੂੰ ਹੀਰ ਜੱਟੀ ਹੋ ਚੂਰੀ ਮਿਹਰ ਦੇ ਨਾਲ ਖਿਦਮਤਕਾਰੀ ਪਿਆਰ ਦੇ ਨਾਲ ਕਰਦੀ ਹੱਦ ਬਿਕ ਨਾਮੂਲ ਭੁਲਾਉਂਦੀ ਵਾਰਿਸ਼ਾਂ ਜੋ ਹਾਦ ਹੈ ਵਾਦ ਸਾਰਾ ਕੁੱਲ ਪੜਤ ਨੇ ਖੋਲ ਦਿਖਾਉਂਦੀ ਲੈ ਕੇ ਸੱਚ ਸਹੇਲੀਆਂ ਨਾਲ ਆਈ ਹੀਰ ਮੱਤੜੀ ਰੂਪ ਗੁਮਾਨ ਦੀ ਜੀ ਬੁੱਕ ਮੋਤੀਆਂ ਦੇ ਕੰਨੀ ਚਮਕਦੇ ਸੋ ਕੋਈ ਹੂਰ ਤੇ ਪਰੀ ਦੀ ਸ਼ਾਨ ਦੀ ਜੀ ਆਖਿਆ ਕਾਦੀਆਂ ਭਾਜੀਆਂ ਵੇ ਤੱਕੋ ਤਿੱਕੀ ਦਾ ਪੜੇ ਨਿਕਾ ਮੇਰਾ ਪਹਿਲੇ ਰੋਜ਼ ਮੈਂ ਇਸ਼ਕ ਦੇ ਲੜ ਲੱਗੀ ਹੋ ਰੱਬ ਬਖਸ਼ਿਆ ਕੁੱਲ ਗੁਨਾ ਮੇਰਾ ਕੂਕੇ ਮਾਰ ਹੀ ਮਾਰ ਕੇ ਪਕੜ ਛਮਕਾਂ ਪਰੀ ਆਦਮੀ ਤੇ ਕਹਿ ਵਾਨ ਹੋਈ ਰਾਂਝੇ ਉੱਠ ਕੇ ਆਖਿਆ ਵਾ ਸੱਜਣ ਹੋ ਹੀਰ ਹੱਸ ਕੇ ਤੇ ਮਿਹਰਬਾਨ ਹੋਈ ਕੱਛੇ ਵੰਜਲੀ ਕੰਨਾਂ ਦੇ ਵਿੱਚ ਵਾਲੇ ਜ਼ੁਲਫ ਮੁਖੜੇ ਤੇ ਪਰੇ ਸ਼ਾਨ ਹੋਈ ਇਸ਼ਕ ਹੁਸਨੀ ਸਵਾਰ ਮੈਦਾਨ ਚੜ ਕੇ ਹੋ ਹੀਰ ਲੁੱਟ ਲਈ ਤੇ ਪਛੇ ਮਾਨ ਹੋਈ ਜੇ ਤਾਂ ਮਾਮਲੇ ਪੈਣ ਤਾਂ ਨਸ ਜਾਏ ਇਸ਼ਕ ਜਲਣਾ ਖਰਾ ਦੁਹੇਲੜਾਈ ਸੱਚ ਆਖਣਾਈ ਹੁਣੇ ਆਖ ਮੈਨੂੰ ਹੋ ਇਹੋ ਸੱਚ ਤੇ ਝੂਠ ਦਾ ਵੇ ਲੜਾਈ ਸੋਹਣੀ ਵਿੱਚ ਦਰਿਆ ਦੇ ਡੁੱਬ ਮੋਈ ਜਦੋਂ ਲੱਗਾ ਸੂ ਇਸ਼ਕ ਦਾ ਸੂਲਮੀਆਂ ਵਾਰਸ਼ਾ ਜੇ ਜਾਨ ਗਵਾਵਣੀ ਕਰੀ ਇਸ਼ਕ ਦੀ ਮਰਜ਼ ਕਬੂਲ ਮੀਓ ਹੀਰੇ ਇਸ਼ਕ ਨਾਮੂਲ ਸਵਾਦ ਦਿੰਦਾ ਨਾਲ ਚੋਰੀਆਂ ਅਤੇ ਉਧਾਲਿਆਂ ਦੇ ਵਾਰਿਸ਼ਾ ਸਰਾਫ ਸਭ ਜਾਣਦੇ ਨੇ ਹੋ ਖੋਟਿਆਂ ਪੈਸਿਆਂ ਵਾਲਿਆਂ ਦੇ ਤਾਬ ਇਸ਼ਕ ਦੀ ਚੱਲਣੀ ਬੁਰੀ ਔਖੀ ਇਸ਼ਕ ਗੁਰੂ ਤੇ ਜੱਗ ਸਭ ਚੇਲੜਾਈ ਵਾਰਿਸ਼ਾ ਫਕੀਰ ਦੀ ਆਸ ਪੁੱਜੇ ਹੋ ਹੀਰ ਮਿਲੇ ਤਾਂ ਕੰਮ ਸਹੇ ਲੜਾਈ ਸਿਰ ਦਿੱਤਿਆ ਸੁਖਲੀਆਂ ਯਾਰੀਆਂ ਵੇ ਉਹਦੇ ਜ਼ਖਮ ਨਾ ਹਸ਼ਰ ਤੱਕ ਹੋਣ ਰਾਦੀ ਜਿੰਨਾ ਲੱਗੀਆਂ ਪ੍ਰੇਮ ਕਟਾਰੀਆਂ ਵੇ ਆਖ ਦੀ ਰਾਂਝਿਆ ਕਹਿਰ ਹੋਇਆ ਰਹੀ ਸ਼ਰਮ ਦੀ ਲੱਜ ਨਾ ਕਾ ਮੈਨੂੰ ਜੋਗਣ ਹੋ ਵਿਭੂਤ ਮੈਂ ਲਾ ਬੈਠੀ ਪੂਰਾ ਮਿਹਰ ਨਾ ਆਉਂਦੀ ਜ਼ਰਾ ਤੈਨੂੰ ਗੂੰਜ ਵਾਂਗ ਦਿਨ ਰਾਤ ਕੁਰਲਾਮ ਦੀਵੇ ਲੱਗਾ ਹੁੰਦ ਕਮਲੜੀ ਦਾ ਮੈਨੂੰ ਵਾਰਸ ਨਹੀਂ ਮਹਿਰਮ ਕੋਈ ਹਾਲ ਦਾਵੇ ਸੁਣਾਵਾਂ ਹਾਲ ਮੈਂ ਰਾਂਝੇ ਜਾ ਕੇ ਨੂੰ